ਉਹ ਐਵੇਂ ਦੁਨੀਆ ਦੇਵੇ ਦੁਹਾਈ, ਝੂਠਾ ਪਾਉਂਦੀ ਸ਼ੋਰ ਤੇ ਆਪਣੇ ਦਿਲ ਤੋਂ ਪੁੱਛ ਕੇ ਵੇਖੋ, ਕੌਣ ਨਹੀਂ ਏ ਚੋਰ ਤੇ ਕੀ ਮੈਂ ਝੂਠ ਬੋਲਿਆ, ਕੋਈ ਨਾ ਤੇ ਕੀ ਮੈਂ ਕੁਫਰ ਸੋਲਿਆ, ਕੋਈ ਨਾ ਤੇ ਕੀ ਮੈਂ ਜ਼ਹਿਰ ਘੋਲਿਆ, ਕੋਈ ਨਾ ਭਾਈ ਕੋਈ ਨਾ ਭਾਈ ਕੋਈ ਨਾ ਦੁਹਾਈ, ਝੂਠਾ ਪਾਉਂਦੀ ਸ਼ੋਰ ਤੇ ਆਪਣੇ ਦਿਲ ਤੋਂ ਪੁੱਛ ਕੇ ਵੇਖੋ, ਕੌਣ ਨਹੀਂ ਏ ਚੋਰ ਤੇ ਕੀ ਮੈਂ ਝੂਠ ਬੋਲਿਆ, ਕੋਈ ਨਾ ਤੇ ਕੀ ਮੈਂ ਕੁਫਰ ਤੋਲਿਆ, ਕੋਈ ਨਾ ਤੇ ਕੀ ਮੈਂ ਜ਼ਹਿਰ ਤੋਲਿਆ, ਕੋਈ ਨਾ ਭਾਈ ਕੋਈ ਨਾ ਭਾਈ ਕੋਈ ਨਾ। ਓ ਬੱਲੇ ਬੱਲੇ ਬੱਲੇ ਬੱਲੇ ਬੱਲੇ ਅਮੀਰ, ਮੈਂ ਇਹਨੂੰ ਕਹਿੰਦਾ ਚੋਰੀ, ਦੁਨੀਆ ਕਹਿੰਦੀ ਤਕਦੀਰ, ਤੇ ਕੀ ਮੈਂ ਝੂਠ ਬੋਲਿਆ, ਕੋਈ ਨਾ ਤੇ ਕੀ ਮੈਂ ਕੁਫਰ ਤੋਲਿਆ, ਕੋਈ ਨਾ ਤੇ ਕੀ ਮੈਂ ਜ਼ਹਿਰ ਘੋਲਿਆ, ਕੋਈ ਨਾ ਭਾਈ ਕੋਈ ਨਾ ਭਾਈ ਕੋਈ ਨਾ। ਓ ਹੱਟ ਕੇ ਭਲਾ ਜੀ ਬਚ ਕੇ ਗਿਆਨੀ ਧਿਆਨੀ, ਦਇਆ ਧਰਮ ਦੇ ਬੰਦੇ, ਰਾਮ ਨਾਮ ਜਪਦੇ ਤੇ ਖਾਂਦੇ ਗਊਸ਼ਾਲਾ ਦੇ ਚੰਦ, ਤੇ ਕੀ ਮੈਂ ਝੂਠ ਬੋਲਿਆ, ਕੋਈ ਨਾ ਤੇ ਕੀ ਮੈਂ ਕੁਫਰ ਤੋਲਿਆ, ਕੋਈ ਨਾ ਤੇ ਕੀ ਮੈਂ ਜ਼ਹਿਰ ਘੋਲਿਆ, ਕੋਈ ਨਾ ਭਾਈ ਕੋਈ ਨਾ ਭਾਈ ਕੋਈ ਨਾ। ਓ ਬੱਲੇ ਬੱਲੇ ਬੱਲੇ ਬੱਲੇ ਬੱਲੇ ਚੜਦੇ ਵੇਖੇ, ਓ ਸੱਚੇ ਫਾਂਸੀ ਚੜਦੇ ਵੇਖੇ, ਝੂਠਾ ਮੌਜ ਉਡਾਵੇ। ਓ ਲੋਕੀ ਕਹਿੰਦੇ ਰੱਬ ਦੀ ਮਾਇਆ, ਮੈਂ ਕਹਿੰਦਾ ਅਨਿਆਏ, ਤੇ ਕੀ ਮੈਂ ਝੂਠ ਬੋਲਿਆ, ਕੋਈ ਨਾ ਤੇ ਕੀ ਮੈਂ ਕੁਫਰ ਤੋਲਿਆ, ਕੋਈ ਨਾ ਤੇ ਕੀ ਮੈਂ ਜ਼ਹਿਰ ਘੋਲਿਆ, ਕੋਈ ਨਾ ਭਾਈ ਕੋਈ ਨਾ ਭਾਈ ਕੋਈ ਨਾ। ਓ ਹੱਟ ਕੇ ਭਲਾ ਜੀ ਬਚ ਕੇ।